ਯਾਰ ਪਾਜੀ ਮੈਨੂੰ ਇੰਨੀ ਦੂਰ ਰੇਗਿਸਤਾਨ ਦਿਖਾਣ ਲੈ ਆਇਓ ਯਾਰ, ਇੱਕ ਇੰਨੀ ਦੇਰ ਤੋਂ ਟੈਨਸ਼ਨ 'ਚ ਕਿਉਂ? ਯਾਰ ਮੈਨੂੰ ਪਿਆਰ ਹੋ ਗਿਆ ਉਸ ਕੁੜੀ ਨਾਲ। ਕਿਹੜੀ ਕੁੜੀ ਨਾਲ ਪਿਆਰ ਹੋ ਗਿਆ? ਉਹ ਜਿਹੜੀ ਮਿਲੀ ਸੀ ਕੌਫੀ ਸ਼ਾਪ ਤੇ, ਉਹ ਗੋਰੀ ਚਿੱਟੀ ਵਾਲੀ, ਤੂੰ ਕਦੋਂ ਵੇਖੀ? ਉਹ ਪਾਜੀ ਮੈਂ ਤਾਂ ਕੱਲ ਫੈਨ ਹੀ ਹੋ ਗਿਆ ਉਸ ਕੁੜੀ ਦਾ ਯਾਰ। ਭਾਬੀ ਆ ਤੁਹਾਡੀ ਫੈਨ ਹੋ ਗਿਆ। ਇੱਕ ਤਾਂ ਪਾਜੀ ਇਹ ਤੁਹਾਡਾ ਓਵਰ ਕੌਨਫੀਡੈਂਸ ਨਾ ਕਿਤੇ ਤੁਹਾਨੂੰ ਲੈ ਬੈਠੇਗਾ। ਬ੍ਰੋ ਓਵਰ ਨਹੀਂ ਕੌਨਫੀਡੈਂਸ ਆ, ਠੀਕ ਹੈ? ਜੇ ਇੰਨਾ ਪਿਆਰ ਕਰਦੇ ਹੋ ਫਿਰ ਮਿਲਣ ਕਿਉਂ ਨਹੀਂ ਜਾਂਦੇ? ਜਾਵਾਂ ਯਾਰ? ਜਾਓ ਯਾਰ, ਸੋਚ ਕੀ ਰਹੇ ਹੋ? ਚੱਲ ਠੀਕ ਹੈ, ਮੈਂ ਚੱਲਦਾ ਫਿਰ। ਚਲੋ ਠੀਕ ਹੈ, ਓਕੇ। ਬੈਜਾ ਤੂੰ ਸੀਟ ਤੇ ਲਵਾਵਾ ਤੈਨੂੰ ਦੇਣੇ, ਚਰਚੇ ਸਾਡੇ ਕੁੜੀਏ ਨੀ ਹੁਣ ਹੁੰਦੇ ਸ਼ਾਮ ਸਵੇਰੇ, ਜੇ ਤੂੰ ਇਹ ਚਾਹੁੰਦੀ ਮਿਲੋ ਹੋਣ ਕੇ ਵੀ ਤੇਰੇ। ਜਦੋਂ ਮੇਰੇ ਵੱਲ ਤੱਕਦੀ ਹੈ ਤੂੰ, ਚਲ ਮੱਥਾ ਟੇਕ ਆ, ਬਹਿ ਜਾ ਮੇਰੇ ਨਾਲ ਸੀਟ ਤੇ, ਚੁਸਤ ਲੱਗਿਆ ਰਿਪੀਟ ਤੇ, ਲੋਕੀ ਕਰੀ ਜਾਂਦੇ ਮੇਰੀ ਗੱਡੀ ਦੀ ਤਾਰੀਫਾਂ, ਆਈ ਨੋ ਇਟਸ ਗ੍ਰੇਟ ਗ੍ਰੇਟ। ਚਲ ਮੇਰੇ ਸਾਥ ਹੱਥੋਂ ਮੈਂ ਹਾਥ ਲੈ ਕੇ ਚੱਲੂ ਤੁਝੇ ਔਨ ਡੇ, ਸਪੈਸ਼ਲ ਕਰਨਾ ਚਾਹੂੰ ਪਰ ਕਿਆ ਕਰੂੰ ਤੇਰਾ ਬਰਥਡੇ ਵੀ ਹੋ ਗਿਆ ਬਲੇ। ਅੱਛਾ ਸੁਣੋ ਵੇ, ਆ ਜੋ ਵੀ ਬੋਲੂੰਗਾ ਹੋਗੀ ਉਹ ਸਟ੍ਰੇਟ, ਲਾਈਕ ਤੈਨੂੰ ਕਰਾਂ ਦਿਲੋਂ ਪਾ ਤੁਸੇ ਕਰੂੰ ਨਾ ਮੈਨਿਪੂਲੇਟ। ਸਵਿਸ ਬੈਂਕ ਚ ਸੋਹਣੀ ਅਕਾਊਂਟ, ਚੈੱਕ ਕਰ ਲੈ ਜੇ ਕੋਈ ਡਾਊਟ, ਕਰ ਲੂ ਅਫੋਰਡ ਮੈਂ ਤੈਨੂੰ, ਟੈਨਸ਼ਨ ਨਾ ਲੈ ਚਿੱਲ ਆਊਟ। ਸਵਿਸ ਬੈਂਕ ਚ ਸੋਹਣੀ ਅਕਾਊਂਟ, ਚੈੱਕ ਕਰ ਲੈ ਜੇ ਕੋਈ ਡਾਊਟ, ਕਰ ਲੂ ਅਫੋਰਡ ਮੈਂ ਤੈਨੂੰ, ਟੈਨਸ਼ਨ ਨਾ ਲੈ ਚਿੱਲ ਆਊਟ।